ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦੱਬਿਓ ਸੁੱਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸ਼ਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰੱਤੇ ਹਉ ਮੈਂ ਗਈ ਸੁਭਾਵੰਤੀ ਨਾਰ ਪਿਰਕੈ ਭਾਣੈ ਸਦਾ ਚੱਲੈ ਤਾਂ ਬਣਿਆ ਸਿੰਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹਿਤ ਪਿਆਰ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿਨਕਾ ਦਰਸ਼ਨ ਨਾ ਕਰਹੋ ਪਾਪਿਸ਼ਟ ਹਤਿਆਰੀ रहे कर कर फिरे कशुद मन ज्यों धरकट नारी वडभागी संगत मिले गुरमुख सवारी हर मिलो सतगुर दया कर गुर को बलिहारी वडभागी संगत मिले गुरमुख सवारी हर मिलो सतगुर दया कर गुर को बलिहारी वाहिगुरु जी का खालसा वाहिगुरु जी की फतेह। श्लोक महला तीजा रे जन उतारे दब्यो सुत्या गई विहाए सतगुर का शब्द सुन ना जागयो अंतर ना उपजयो चाओ राग सोरठ की वार दी तेमी पौड़ी सलोका नाल।